ਪੁਰਾਣੀ ਗੱਲ ਛੇੜਾਂ ਕੋਈ ਪੁਰਾਣੀ ਆ ਜਾ ਬੈਠ ਤਾਂ ਸਹੀ ਤੂੰ ਮੇਰੇ ਕੋਲ ਨੀ ਤੇਰੇ ਨਖਰੇ ਅਦਾਵਾਂ ਤੈਨੂੰ ਯਾਦ ਕਰਵਾਵਾਂ ਜਦੋਂ ਕਰਦੇ ਹੁੰਦੇ ਸੀ ਚੋਲ ਮੋਲ ਨੀ ਤੇਰੀ ਮੇਰੀ ਨੀ ਕਹਾਣੀ ਗੱਲ ਛੇੜਾਂ ਕੋਈ ਪੁਰਾਣੀ ਆ ਜਾ ਬੈਠ ਤਾਂ ਸਹੀ ਤੂੰ ਮੇਰੇ ਕੋਲ ਨੀ ਤੇਰੇ ਨਖਰੇ ਅਦਾਵਾਂ ਤੈਨੂੰ ਯਾਦ ਕਰਵਾਵਾਂ ਜਦੋਂ ਕਰਦੇ ਹੁੰਦੇ ਸੀ ਚੋਲ ਮੋਲ ਨੀ ਉਦੋਂ ਸਿਖਰ ਦੁਪਹਿਰਾਂ ਲੱਗੇ ਸੀ ਤਲਰ ਜਿਹਾ ਜਦੋਂ ਤੇਰੇ ਆਰਾਹਾਂ ਦੇ ਵਿੱਚ ਸੀਗਾ ਖੜਦਾ ਤੂੰ ਮੇਰੇ ਚਾਚੇ ਜਗਮੋਣ ਕੋਲੇ ਤੂੰ ਮੇਰੇ ਚਾਚੇ ਜਗਮੋਣ ਕੋਲੇ ਟਿਊਸ਼ਨ ਸੀ ਆਉਂਦੀ ਤੇਰੇ ਮਾਰਾ ਸੀ ਮੈਂ ਚਾਚੀ ਦੇ ਜਵਾਕ ਫੜਦਾ ਬੰਨ ਲੈਂਦਾ ਪੱਗ ਸੀ ਓਏ ਪਿੱਛਾ ਵੀ ਫੱਟੇ ਗਾੜੇ ਵਾਲਾ ਕਰੇ ਮੋੜ ਤੋਂ ਤੂੰ ਵੀ ਹੋ ਕੇ ਰਹਿੰਦੀ ਹੋਰਾਂ ਤੋਂ ਅਲੱਗ ਸੀ ਟਾਈਮ ਹੁੰਦਾ ਤੇਰਾ ਗਿਆਰਾਂ ਤੋਂ ਸੀ ਦੋ ਦਾ ਮੈਂ ਵੀ ਦਸ ਵਜੇ ਬੰਨ ਲੈਂਦਾ ਪੱਗ ਸੀ ਨਿਗਾ ਪਿੰਡ ਦੀ ਮੈਂ ਫਿਰ ਨੀ ਤੇ ਗੱਡੀ ਰੱਖਦਾ ਸੀ ਪੌਣੇ ਗਿਆਰਾਂ ਵਜੇ ਕੋਠੇ ਉੱਤੇ ਜਾ ਸੀ ਚੜੀਦਾ ਤੂੰ ਮੇਰੇ ਚਾਚੇ ਜਗਮੋਣ ਕੋਲੇ ਤੂੰ ਮੇਰੇ ਚਾਚੇ ਜਗਮੋਣ ਕੋਲੇ ਟਿਊਸ਼ਨ ਚਾਚਾ ਆਵਾਜ਼ ਮਾਰ ਕਹਿੰਦਾ ਪੁੱਤ ਕੰਮ ਕਰਦੀ ਆ ਕੁੜੀ ਪਿੰਡ ਜਾਣ ਵੱਲੋਂ ਸ਼ੇਰਾਂ ਲੇਟ ਹੋਈ ਜਾਂਦੀ ਟੈਪੀ ਵਾਲਿਆਂ ਦੀ ਹੱਟੀ ਉੱਤੋਂ ਹਵਾ ਭਰਦੀ ਮੈਂ ਤੇਰੇ ਸਾਈਕਲ ਦੀ ਜਾਣ ਬੁੱਝ ਹਵਾ ਕੱਢ ਦਿੰਦਾ ਚਾਚਾ ਆਵਾਜ਼ ਮਾਰ ਕਹਿੰਦਾ ਪੁੱਤ ਕੰਮ ਕਰਦੀ ਆ ਕੁੜੀ ਪਿੰਡ ਜਾਣ ਵੱਲੋਂ ਸ਼ੇਰਾਂ ਲੇਟ ਹੋਈ ਜਾਂਦੀ ਟੈਪੀ ਵਾਲਿਆਂ ਦੀ ਹੱਟੀ ਉੱਤੋਂ ਹਵਾ ਭਰਦੀ ਮੈਂ ਵੀ ਖੁਸ਼ੀ ਵਿੱਚ ਮਾਰਦਾ ਟਪੂਸੀਆਂ ਨਾ ਥੱਕਾ ਅੱਜ ਪੁੱਛ ਲੈਣਾ ਮਨ ਚ ਚਾਚੇ ਜਗਮੋਣ ਕੋਲੇ ਟਿਊਸ਼ਨ ਸੀ ਆਉਂਦੀ ਤੇਰੇ ਮਾਰਾ ਸੀ ਮੈਂ ਚਾਚੀ ਦੇ ਜਵਾਕ।